ਜਿਮ ਮਸਲਾ ਵਿੱਚੋਂ ਚੱਕੇ ਓਏ ਅੰਗ ਮੋੜਨ ਪੈਣ ਕੜਾਕੇ ਕਦੇ ਗਲ ਤੱਕ ਡੱਕ ਲੈਂਦੇ ਨੇ ਉਹ ਕਦੇ ਦਿਨ ਭਰ ਕੱਟਦੇ ਫਾਕੇ ਰਾਤੀ ਖਾਂਦੇ ਚਿਕਨ ਫਰਾਈ ਉਹ ਰਾਤੀ ਖਾਂਦੇ ਚਿਕਨ ਫਰਾਈ ਤੜਕੇ ਚੱਬਦੇ ਛੋਲੇ ਹਏ ਨਾ ਮੁੰਡਿਆਂ ਦਾ ਹਾ ਦੇਸੀ ਮੁੰਡਿਆਂ ਦਾ ਹਾ ਪਿੰਡ ਦੇ ਮੁੰਡਿਆਂ ਦਾ ਚੰਡੀਗੜ੍ਹ ਹੂਟਰ ਬੋਲੇ ਪਿੰਡ ਦੇ ਮੁੰਡਿਆਂ ਦਾ ਚੰਡੀਗੜ੍ਹ ਹੂਟਰ ਬੋਲੇ ਹਾ ਦੇਸੀ ਮੁੰਡਿਆਂ ਦਾ ਚੰਡੀਗੜ੍ਹ ਹੂਟਰ ਬੋਲੇ ਪਿੰਡ ਦੇ ਮੁੰਡਿਆਂ ਦਾ ਰੈਡ ਲਾਈਟਾਂ ਵੀ ਲੰਘ ਜਾਂਦੇ ਨੇ ਮੁੰਡਿਆਂ ਦਾ ਚੰਡ